ਖੜੇ ਹੋਈ ਜਾਂਦਾ ਮੈਨੂੰ ਕੀ ਖੜੇ ਹੋਈ ਜਾਂਦਾ ਮੈਨੂੰ ਕੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ ਨੱਚਣੇ ਨੂੰ ਕਰ ਮੇਰਾ ਜੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ ਨੱਚਣੇ ਨੂੰ ਕਰ ਮੇਰਾ ਜੀ ਹਾਏ ਨੀ ਤੈਨੂੰ ਨੱਚਦੀ ਵੇਖ ਕੇ ਬੋਲੀਆਂ ਹੁੰਦੀਆਂ ਨਾ ਭੁੱਲੀਆਂ ਸੀ ਹਾਏ ਨੀ ਤੈਨੂੰ